ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜਹੰਸਾ ਮਹਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਆ ਆਪਣਾ ਘਰ ਤੂੰ ਸੁਖ ਵਸਹਿ ਤੋਹ ਨਾ ਸਕੈ ਜਮ ਕਾਲ ਜੀਆ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਆ ਆਪਣਾ ਘਰ ਤੂੰ ਸੁਖ ਵਸੈ ਤੋਹਨ ਸਕਾ ਜਮ ਕਾਲ ਜੀਆ ਕਾਲ ਜਾਲ ਜਮ ਦੇ ਨ ਸਕਾ ਸੱਚ ਸ਼ਬਦ ਨਿਰਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜਾ ਭਾਈ ਭਰਮ ਵਿਗੁਪਤੀ ਮਨ ਮੁਖ ਮੋਹੀ ਜਮ ਕਾਲ ਕਾ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਬਸ ਨ ਭਾਰ ਜੋ ਭਾਵੈ ਸੋ ਪਹੁੰਚ ਤੂੰ ਗੁਰਮੁਖ ਨਾਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ ਮਨਮੁਖ ਅੰਦਲੀ ਗਿਆਨ ਨਿਹੂਲੇ ਦੂਜਾ ਭਾਈ ਖੁਆਈ ਬਿਨ ਨਾਵੈ ਕੋ ਸੂਤਾ ਨਾਹੀ ਸਭ ਬਾਧੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰਿਆ ਜਨਮ ਪਦਾਰਥ ਪਾਏ ਤਾ ਇੱਕ ਸੱਚ ਲੱਗੀ ਵਾਪਾਰਾ ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨਾਨਦ ਪਾਈ ਮਨਮੁਖ ਮਾਇਆ ਮੋਹ ਬਿਆਪੀ ਦੁਖ ਸੰਤਾਪੀ ਦੂਜਾ ਪਤ ਗਵਾਈ ਹੋ ਮੈਂ ਮਾਰਾ ਸੱਚ ਸ਼ਬਦ ਸਮਾੜੇ ਸੱਚ ਰਤੇ ਅਦਕਾਈ ਨਾਨਕ ਮਾਨਸ ਜਨਮ ਬਿਲੰਬ ਸਤਿਗੁਰ ਬੂ බෝධයි මනමේරු සතකර සේවන අපනා සේදාන වඩපගේ රාම ජෝ මර මර හයාපනා සේ පොරක බරගේ රාම සේදාන බරගේ සතනවලගේ අපනා ආප පසාණයා මතනේ තල අත ගුරු ගොරමක සජේ නාම බඛාණයා එක කාමණ හෙතකාරී මායා මොහ ප්‍යාරී මල මොක සොය රහි අපගේ නානක සජේ සේවා ගොර අපනා සේ පුරේ වඩ පගේ එක කාමණ හෙතකාරී මායා මොහ ප්‍යාරී මනම ખુසෝ රහි අපගේ නානක සහජ සේවහ ගොර අපනා සේ පුරේ වඩ පගේ වාහිගුරු ජී කා ඛාලසා වාහිගුරු ජී කී සතේ වඩහංස මහල්ලා තීජා මන මෙරයා තුන් සදා සච්ච සමාන ජීයෝ ਆਪਣਾ ਘਰ ਤੂ ਸੁਖ ਵਸੈ ਪੋਹ ਨ ਸਕੈ ਜਾਮ ਕਾਲ ਜੀਵੈ